ਬਹੁਤ ਭੋਗਿਆ ਬਾਪੂ ਏ ਦੌਰ ਫਕੀਰੀ ਦਾ, ਪੱਲੇ ਕੁਝ ਨਹੀਂ ਪੈਂਦਾ, ਕੀਤੀ ਮਿਹਨਤ ਦੂਰੀ ਤੀਰੀ ਦਾ। ਮਿਲਣੀ ਸ਼ੌਹਰਤ ਵੱਖਰੀ ਏ ਜੇ ਕਿਧਰੇ ਪੈ ਗਿਆ ਹੱਥ ਵਜ਼ੀਰੀ ਦਾ। ਜ਼ਿੰਦਗੀ 'ਚ ਕਿਸਾਨਾਂ ਦਾ ਉਹ ਪੁੱਤ ਜੋ ਮਿਹਨਤ ਕਰਦਾ ਏ, ਜ਼ਿੰਦਗੀ ਦੇ ਨਾਲ ਜੱਦੋਜਹਿਦ ਕਰਦਾ ਏ, ਪਰ ਉਹ ਜ਼ਮੀਨ ਦੇ ਨਾਲ ਮੁਹੱਬਤ ਕਈ ਵਾਰ ਤਬਦੀਲੀਆਂ ਨੂੰ ਨਿਉਤਾ ਵੀ ਦਿੰਦੀ ਏ। ਇੱਕ ਜੱਟ ਜਦੋਂ ਜੱਟ ਅਤੇ ਜ਼ਮੀਨ ਦੀ ਗੱਲ ਕਰਦਾ ਹੈ ਤਾਂ ਫਿਰ ਉਸਦੀ ਰੰਗਤ ਅਤੇ ਉਸਦਾ ਗਾਣਾ ਦੂਨ ਸਵਾਇਆ ਹੋ ਜਾਂਦਾ ਹੈ। ਪੰਜਾਬੀਆਂ ਦਾ ਚਹੇਤਾ ਗਾਇਕ ਬੱਬੂ ਮਾਨ। ਸੀਜ਼ਨ ਵੋਟਾਂ ਦਾ ਹੈ ਆਇਆ, ਰੰਗ ਬਰੰਗੇ ਰੰਗ ਹੈ ਲਿਆਇਆ। ਉਹ ਸੀਜ਼ਨ ਵੋਟਾਂ ਦਾ ਹੈ ਆਇਆ, ਰੰਗ ਬਰੰਗੇ ਰੰਗ ਹੈ ਲਿਆਇਆ। ਹਰ ਕੋਈ ਤਿੜਿਆ ਫਿਰਦਾ ਮੌਸਮ ਦਲ ਬਦਲੀ ਦਾਇਆ। ਹੋਰ ਦੱਸ ਕਿੱਥੇ ਲਾਉਣੀ ਆ ਬਾਪੂ ਕੀਲਾ ਗਹਿਣੇ ਧਰਦੇ, ਬਾਪੂ ਕੀਲਾ ਗਹਿਣੇ ਧਰਦੇ। ਮੈਂ ਰੈਲੀ ਕਰਵਾਉਣੀ ਆ ਫੋਟੋ ਪਿੱਛੇ ਨੂੰ ਮੂੰਹ ਕਰਕੇ ਬਾਪੂ, ਫੋਟੋ ਪਿੱਛੇ ਨੂੰ ਮੂੰਹ ਕਰਕੇ ਮੈਂ ਅਖਬਾਰ ਚਲਾਉਣੀ ਆ ਬਾਪੂ ਕੀਲਾ ਗਹਿਣੇ ਧਰਦੇ। ਮੈਂ ਰੈਲੀ ਕਰਵਾਉਣੀ all the truckies, I for you Chevrolet lagi chitta kala ho easily available, ik saal lai ban jaani todi gal churu honge cross hon parche hon milenge khulle veer kharche, ik saal vich ratio kaafi badhi hai aa hon mana kudiyan di sadi hai, kudiyan di sadi hai, kudiyan di sadi hai, india di hai ground reality, har koi lassiyan dudh banaunda aithe koi vi ni worker ਬਣਨਾ ਚਾਹੁੰਦਾ। ਮਾਨਾ ਛੱਡ ਆਪਣਾ ਚ ਕਿਹੜੀ ਸਰਕਾਰ ਚਲਾਉਣੀ ਆ ਬਾਪੂ ਕੀਲਾ ਗਹਿਣੇ ਧਰਦੇ। ਮੈਂ ਰੈਲੀ ਕਰਵਾਉਣੀ ਆ ਫੋਟੋ ਪਿੱਛੇ ਨੂੰ ਮੂੰਹ ਕਰਕੇ ਬਾਪੂ, ਫੋਟੋ ਪਿੱਛੇ ਨੂੰ ਮੂੰਹ ਕਰਕੇ ਮੈਂ ਅਖਬਾਰ ਚਲਾਉਣੀ ਆ ਬਾਪੂ ਕੀਲਾ ਗਹਿਣੇ ਧਰਦੇ। ਮੈਂ ਰੈਲੀ ਕਰਵਾਉਣੀ ਆ ਮੁੰਡੇ ਕੰਮ ਕਾਰ ਤੋਂ ਵੇਲੇ ਆਇਆ ਰਿਸੈਸ਼ਨ ਪੱਲੇ ਨੀ ਤੇਲੇ, ਰਹਿ ਗਿਆ ਵਕਤ ਵੋਟਾਂ ਵਿੱਚ ਥੋੜਾ, ਹੁਣ ਤਾਂ ਲੱਗਣੇ ਸਿਆਸੀ ਮੇਲੇ। ਕੁੱਤਾ ਲੰਘ ਜੁਕ ਬਾਚੋਂ ਤਾਂ ਕੀ ਕਿਹੜੇ ਰਜਾਈ ਪੁਰਾਉਣੀ ਆ ਬਾਪੂ ਕੀਲਾ ਗਹਿਣੇ ਧਰਦੇ। ਮੈਂ ਰੈਲੀ ਕਰਵਾਉਣੀ ਆ ਫੋਟੋ ਪਿੱਛੇ ਨੂੰ ਮੂੰਹ ਕਰਕੇ ਬਾਪੂ, ਫੋਟੋ ਪਿੱਛੇ ਨੂੰ ਮੂੰਹ ਕਰਕੇ ਮੈਂ ਅਖਬਾਰ ਚਲਾਉਣੀ ਆ ਬਾਪੂ ਕੀਲਾ ਗਹਿਣੇ ਧਰਦੇ। ਮੈਂ ਰੈਲੀ ਕਰਵਾਉਣੀ ਆ ਜਗਦੀ ਉਹਦੀ ਥਾਂ ਤੇ ਔਰੇਂਜ ਮਗਦੀ, ਚੇਅਰਮੈਨੀ ਆਪਣੀ ਪੱਕੀ ਦੇਖੀ ਉਲਟੀ ਗੰਗਾ ਵਗਦੀ, ਪਿੱਛੋਂ ਭਰ ਤੂੰ ਬੋਰੀਆਂ ਬਾਪੂ ਪਹਿਲਾਂ ਪੱਲਿਓਂ ਲਾਉਣੀਆਂ ਬਾਪੂ ਕੀਲਾ ਗਹਿਣੇ ਧਰਦੇ। ਮੈਂ ਰੈਲੀ ਕਰਵਾਉਣੀ ਆ ਫੋਟੋ ਪਿੱਛੇ ਨੂੰ ਕਰਕੇ ਬਾਪੂ, बदली तो भाई लाओ नजारा लचदार भाषणा दलाओ तरारा मान दा ता काम है पंजाब नु जगाउना सोच वोट पाए ना पवे पछताउना पवे पछताउना पवे पछताउना रंग में कई पक्का दे लेने गाटी सारिया नु मैं सिट्टी बजरी कौन पहाड़ो ल्याऊ लाके पूरी आत्म चाहूनिया बापू की लागे धर दे मैं रैली करवाऊनिया फोटो पीछे नू करके बापू फोटो पीछे नू करके मैं अखबार चलाऊनिया बापू की लागे ने धर दे मैं रैली करवाऊनिया उड़ दे परां दे उत्ते मैं कामयाबी दे ऐसे वर्क लिखा कि जिंदगी दियां रावां दे उत्ते जो भी होवे मोहब्बत दे ऐसे हर्फ लिखा आओ सारे बड़ी खुशी दे नाल बाय बाय करिए अलविदा कहिए 2016 नू ते खुलियां बावां दे नाल गर्म जोशी दे नाल जियाया कहिए 2017 नू आसा उम्मीदा दे दीवे सदा रहन बल दे ए महफिला ए मेले एदा ही रहन चल दे अल्लाह सहाई होवे इना दोस्तां दा इना दुश्मना दा जड़े मंजिला दिया रावां ते सलामी पेने कर दे जियाया 2017 शबक है ਸੀਜਨ ਵੋਟਾਂ ਦਾ ਹੈ ਆਇਆ ਰੰਗ ਬਰੰਗੇ ਰੰਗ ਹੈ ਲਿਆਇਆ ਉਹ ਸੀਜਨ ਵੋਟਾਂ ਦਾ ਹੈ ਆਇਆ ਰੰਗ ਬਰੰਗੇ ਰੰਗ ਹੈ ਲਿਆਇਆ ਹਰ ਕੋਈ ਤਿੜਿਆ ਫਿਰਦਾ ਮੌਸਮ ਦਲ ਬਦਲੀ ਦਾ ਆਇਆ ਪੰਜਾ ਤੱਕੜੀ ਕਮਲ ਤੇ ਹਾਥੀ ਮੋਰ ਦਸ ਕਿੱਥੇ ਲਾਉਣੀ ना छड़ या पहाना चे केड़ी सरकार चलाउनी आ बापू की लागे धर दे